සත්තනාම සිරිවාහි ගුරු සාහිබ සලෝක මහල්ලා තිජා සත්ගුරු කී පරතිත නායියා සබද නාලගෝපා ඕසලෝ සුඛනා උපජං පාවසෝ ගෙඩා ආවජා සත්ගුරු කී පරතිත නා ආයියා සබද නා ලගෝ පායෝ ඕසල සුඛ නා උපජං පාවසෝ ගෙඩා ආවජා නානක ගුරුමුඛ සහජ මිල සච්චේ සෝ ලෙවලා මහල්ලා තිජං ඊමාන ඇසා සත්ගුර ඛෝජලහ ජෙත සේවයා ජනම මරණ දුක ජායි සහසා මූල නාහෝවයි හොම සබද ජලයි කුඩකි පාල විචහෝ නිකල සච්ච වස මලයයි අන්තර සාත මන සුඛ හෝයි සච්ච සංජම කාරකමයි නානක පුර කරම සත්ගුරු මිල හර ජීය කෘපා කරේ රජයි පෞඩි ජෙස කකාර දිවාන හර හුව තෙසකේ මුඨි වෙච්ච ජගත සබ ආයා තෙසකෝ තලකි කිස දීනාහි හාර දිබාන සබ ආන පැරි පායා මාලසා කෙ අහෝ දිබාන හෝ කොයි නා ਬਸ ਭੱਜ ਨਿਕਲਾ ਹਰ ਦੀਵਾਨਾ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦੈ ਤਿੰਨ ਰਹਦੇ ਖੋਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੈ ਧਿਆਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕਾ ਹਿਰਦੈ ਤਿੰਨ ਰਹਿੰਦੇ ਖੁਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੈ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਰਾਗ ਵਡਹੰਸ ਦੀ ਵਾਰ ਦੀ ਪੌੜੀ ਚੌਦਵੀਂ ਸਲੋਕਾਂ ਨਾਲ